ਜਦੋਂ ਇੱਕ ਪਾਸ ਕੀਤਾ ਮੇਰੇ ਜੋਨੀ ਤੇਰੇ ਨਖਰੇ ਅਦਾ ਮੈਂ ਤੈਨੂੰ ਯਾਦ ਕਰਦਾ ਮੈਂ ਜਦੋਂ ਕਰਦੇ ਹੁੰਦੇ ਸੀ ਚੋਣ ਮੋੜੀ ਤੇਰੀ ਇਹੀ ਨੀ ਕਹਾਣੀ ਗੱਲ ਕਿਹੜਾ ਕੋਈ ਪੁਰਾਣੀ ਆ ਜਦੋਂ ਇੱਕ ਪਾਸ ਕੀਤਾ ਮੇਰੇ ਜੋਨੀ ਤੇਰੇ ਨਖਰੇ ਅਦਾ ਮੈਂ ਤੈਨੂੰ ਯਾਦ ਕਰਦਾ ਮੈਂ ਜਦੋਂ ਕਰਦੇ ਹੁੰਦੇ ਸੀ ਚੋਣ ਮੋੜੀ ਉਦੋਂ ਸਿੱਖਰ ਦੇ ਪੈਰ ਲੱਗੇ ਸੀ ਦਲੇਰ ਜਿਹਾ ਜਦੋਂ ਤੇਰੇ ਯਾਰਾਂ ਦੇ ਵਿੱਚ ਸੀਗਾ ਛੱਡਤਾ ਤੂੰ ਮੇਰੇ ਚਾਚੇ ਦੇ ਜਮਾਉਣ ਕੋਲੇ ਮੇਰੇ ਚਾਚੇ ਦੇ ਜਮਾਉਣ ਕੋਲੇ ਟਿਊਸ਼ਨ ਸੀ Thank you.